ਹਾਦੜ ਕੇ ਉੱਠ ਕੇ ਕੰਮ ਨੂੰ ਜਾਣਾ, ਹੱਥ 'ਚ ਫੜ ਕੇ ਖਾਣਾ ਖਾਣਾ। ਹਾਂ ਤੜਕੇ ਉੱਠ ਕੇ ਕੰਮ ਨੂੰ ਜਾਣਾ, ਹੱਥ 'ਚ ਫੜ ਕੇ ਖਾਣਾ ਖਾਣਾ। ਵਿਆਜ ਨਾ ਮੈਨੂੰ ਚਾਹ ਵੀ ਕਹਿੰਦਾ, ਵਿਆਜ ਨਾ ਮੈਨੂੰ ਚਾਹ ਵੀ ਕਹਿੰਦਾ, ਪਰ ਜਦ ਕਦੇ ਚੇਤਾ ਆਵੇ ਪਿੰਡ ਦਾ, ਪੱਬ 'ਚ ਜਾ ਕੇ ਪੈਗ ਬਣਾ ਕੇ ਮਾਹੌਲ ਸਜਾ ਲਈਦਾ। ਚਾਹੁੰਦਾ ਲੰਡਨ